एको ओंकार सतगुर प्रसाद गगन में ताल राव चंद दीपक बने तारका मंडल जंक मोती तूप मल आन लो परमानंद

सतगुर तुम रे काज सवारे दुष्ट दूत परमेश्वर मारे दुष्ट दूत परमेश्वर मारे जन की पैज रखी करतारे जन की पैज रखी करतारे बादशाह वत कर दीने सब वक्त कर दीने अमृत नाम महारस पीने अमृत नाम महारस पीने निर्भव होए पजो भगवान निर्भव होए पजो भगवान साध संगत मेड़ संगत मेल तीनो दान शरण परे प्रभ अंतरजामी शरण परे प्रभ अंतरजामी नानक ओट पकड़ी प्रभ स्वामी नानक ओट पकड़ी प्रभ स्वामी शरण परे प्रभ अंतरजामी शरण परे प्रभ अंतरजामी नानक ओट पकड़ी प्रभ स्वामी नानक ओट पकड़ी प्रभ स्वामी वाहिगुरु जी का खालसा वाहिगुरु Damn.

बसंत की वार महल पंजवां एक ओंकार सतगुर प्रसाद हर का नाम त्याए कै हो हरिया भाई करे मै लिखन त पाइए हर सुहाई वण त्रिण त्रिभुवन मौले अमृत फल पाई मिल साधु सुख उपजै लती सब शाही नानक सिमरै एक नाम फिर बहुड़ न थाई नानक सिमरै एक नाम फिर बहुड़ न थाई काम क्रोध लोभो विषय में नानक प्रभु शरणागति कर प्रसाद गुरु दे पंजे बद्ध महाबली कर सतकोआ अपने चंद पायन विद्य करोआ रूप रूप न मिट गए नितान रोआ रोज रैन नाम त्याइंदा पिपाए नमोआ जिसके उपजे अनान का सोई फिर होआ जिसके उपजे अनान का सोई फिर होआ पंजे बद्ध महाबली कर सतकट होआ अपने चंद पायन विदय उखड़ोआ रोग सोग समिट गए नित नवा निरोवा दिन रैन नाम ते आएदा कृपाए नमोवा जिस ते उपजा नानका जिस ते उपजा नानका सोई ਬਾਵਾ ਸਾਸਰ ਮਾ ਸਿਮ੍ਰਿਤੀ ਵਿਖੇ ਸਭ ਟੰਡੋਰ ਪੂਜਤ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਕਿਤੋਂ ਜੇ ਕਹਿ ਰਹੇ ਤੈ ਮੈਂ ਸੁਣਾਵੇ ਸਗਲ ਵਸਤਾਂ ਦੇ ਜਾਕਾ ਸਤਿਗੁਰ ਪੂਰਾ ਜਾਪੋ ਹਰ ਰੰਗ ਲਾਡੋ ਇਸ ਜੁਗ ਮੈਂ ਜਾਪੋ ਹਰ ਰੰਗ ਲਾਡੋ ਇਸ ਜੁਗ ਮੈਂ ਸੋ ਕਹੀਅਤ ਹੈ ਸੰਗ ਪੁਨੀਤਾ ਦੇ ਸੰਗ ਪੁਨੀਤਾ ਦੇਹੀ ਸੰਗ ਪੁਨੀਤਾ ਦੇਹੀ ਜਨ ਕੇ ਚਰਨ ਵਸੈ ਮੇਰੇ ਹੀਰੇ ਸੰਗ ਪੁਨੀਤਾ ਜਨ ਕੀ ਤੂਰ ਦੇਹੋ ਕਿਰਪਾਨਿਤ ਨਾਨਕ ਕੈ ਸੁਖ ਜਨ ਕੀ ਤੂਰ ਦੇਹੋ ਕਿਰਪਾਨਿਤ ਨਾਨਕ ਕੈ ਸੁਖ ਹੈ ਜਾਕ ਹਰ ਰੰਗ ਲਾਗੋ ਇਸ ਜੁਗ ਮੈਂ ਜਾਕ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀ ਅੱਖ ਹੈ ਸੂਰਾ ਸੋ ਕਹੀ ਅੱਖ ਹੈ ਪਾਪ ਨਿਵਾਰੀਏ on Sunday.

ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨੈ ਪਾਈਐ ਤਨ ਮਨ ਧਨ ਸਭ ਸੌਂਪ ਸੂਰਾ ਸੋ Sabe ਸੰਤ ਗੁਰਿਆ ਹੁਕਮ ਮੰਨਿਐ ਪਈਐ ਮਨ ਮਨ ਤਨ ਸਭ ਸੰਤ ਗੁਰ ਕਾ ਹੁਕਮ ਮੰਨਿਐ ਪਈਐ ਵਿਚਾਰ ਕਛ ਨਾ ਹੈ ਜਲ ਤੇ ਉਪਜਿਤ ਰੰਗ ਜਿਉ ਜਲ ਹੀ ਬਿਖੈ ਸੁਮਾਰ ਕਿੱਥੋਂ ਉਪਜੈ ਕਹਿ ਰਹੇ ਤੈ ਮੈਂ ਸੁਣਾਵੇ ਜੀ ਜਨ ਸਭ ਸੁਖੈ ਕੌਣ ਕੀਮਤ ਪਾਵੇ ਕੈਂਚਨ ਸੁਨਤ ਤੇ ਸੁਹਾਵੇ ਉਪਜੇ ਕਰ ਹੈ ਕਹਿਮਾ ਖੇ ਸਮਾਵੇ ਜੀ ਜੰਤ ਸਭ ਖਸਮ ਕੇ ਕੌਣ ਕਿਮ ਪਾਵੇ ਕਹਿਨ ਤਿਹਲ ਸੁਣਨ ਨਿਤ ਸੇ ਪਗ ਸੁਹਾਵੇ ਅਗਮ ਅਗੁੱਤ ਸਾਖਬੋ ਦੂਸਰ ਲਵੇ ਨਾ ਲਾਵੇ ਸੱਚ ਪੂਰੇ ਗੁਰ ਉਪਦੇਸਿਆ ਸੱਚ ਪੂਰੇ ਗੁਰ ਉਪਦੇਸਿਆ ਨਾ ਪਿਤਾ ਮਾਤਾ ਤਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਜਗ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹੰਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਦੇ ਆਇਆ ਗੇਮ ਸਕਤ ਕਾਲ ਨਾਮ ਤੇ ਮੁਕਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਦੇ ਆਇਆ ਗੇਮ ਸਕਤ ਕਾਲ ਨਾਨਕ ਤੇ ਮੁਕਜਲੇ ਕੀਤੀ ਛੁੱਟੀ ਨਾ ਵਾਹ